ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਦਰਸਨ ਪਾਵਤ ਹੈ ਰਾਚਹੁ ਨਾਥ ਹੀ ਸਹਾਈ ਸੰਤਨਾਂ ਆਬ ਚਰਨ ਗਹੇ ਦਰਸਨ ਪਾਵਤ ਹੈ ਰਾਚਹੁ ਨਾਥ ਹੀ ਸਹਾਈ ਸੰਤਨਾਂ ਆਵ ਚਰਨ ਗਹੇ ਕਰੰਦ ਕਮਲ ਜਿਉ ਆਨ ਰਸ ਨਹੀਂ ਚਾਹੈ ਇੱਕ ਹਰ ਲਾਹੈ ਆਨ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਕੋਟੀਐ ਸੰਗ ਸਾਧੂ ਉਲਟੀਐ ਪ੍ਰੀਤ ਚਰਨ ਚਰਨ ਹੈ ਆਨ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਕੋਟੀਐ ਸੰਗ ਸਾਧੂ ਉਲਟੀਐ ਆਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ ਰਾਚਾ ਨਾਥ ਹੀ ਸਹਾਈ ਸੰਤਨਾ ਆਬ ਚਰਨ ਗਏ।